ਛੋਟੇ ਸਰਦਾਰ ਜੀ, ਆ ਮਲਾਈ ਵਰਗੀ ਸਰਦਾਰਨੀ ਕਿੱਥੋਂ ਲਿਆਂਦੀ ਹੈ? ਕਾਹਦੀ ਲਿਆਂਦੀ? ਸਾਲੇ ਨੇ ਸਾਰਾ ਲੁੰਗ ਲਾਣਾ ਲੁਟਾ ਕੇ ਰੱਖਤਾ। ਐਵੇਂ ਨਾ ਬੋਲੀ ਜਾਇਆ ਕਰੋ ਆਵਾ ਤਾਵਾ ਮੇਰੇ ਪੁੱਤ ਨੂੰ, ਸਾਰਾ ਕੁਛ ਇਸੇ ਦਾ ਤਾਂ ਹੈ। ਤੇਰੀ ਸ਼ੈਨ ਹੀ ਵਿਗਾੜਿਆ ਇਹਨੂੰ। ਚੰਗਾ ਚੰਗਾ ਚੁੱਪ ਰਹਿ, ਵਿਗਾੜਿਆ ਨਾਲੇ ਹੋ। ਅੰਨਾ ਫਿਰ ਵੀ ਦੱਸੋ ਤਾਂ ਸਹੀ ਕੀ ਗੱਲ ਹੋ ਗਈ? ਲੈ ਸੁਣ ਫਿਰ। ਕਦੇ ਕਹਿੰਦੀ ਦੇਣਾ ਦਿਲੋਂ ਕੱਢ ਦੱਸਦੀ, ਕਦੇ ਯਾਰੀ ਛੋਲਿਆਂ ਦਾ ਵੱਡ ਦੱਸਦੀ। ਕਦੇ ਕਹਿੰਦੀ ਦੇਣਾ ਦਿਲੋਂ ਕੱਢ ਦੱਸਦੀ, ਕਦੇ ਯਾਰੀ ਛੋਲਿਆਂ ਦਾ ਵੱਡ ਦੱਸਦੀ। ਖੁਦ ਵੇਖ ਜਾਈਏ ਕਿੱਦਾਂ ਨੀ ਬਰੈਂਡਾ ਬਦਲੇ, ਕਿਹੜੀ ਗੱਲੋਂ ਜਿੰਦ ਦੁੱਖਾਂ ਵਿੱਚ ਛੜਦੀ। ਉਹ ਤੇਰੇ ਜਿੰਨੇ ਖਰਚੇ ਨੇ ਚੰਡੀਗੜ੍ਹ ਵਾਲੀਏ, ਸਾਡੀ ਲਾਟਰੀ ਲੱਗੇ ਤਾਂ ਗੱਲ ਤਾਂ ਬਣਦੀ। ਤੇਰੇ ਜਿੰਨੇ ਖਰਚੇ ਨੇ ਚੰਡੀਗੜ੍ਹ ਵਾਲੀਏ, ਸਾਡੀ ਲਾਟਰੀ ਲੱਗੇ ਤਾਂ ਗੱਲ ਤਾਂ ਬਣਦੀ। ਪੰਜੇਬਾਂ ਤਾਂ ਲੈ ਦੋ, ਪੰਜੇਬਾਂ ਲੈ ਲੋ, ਵਾਲੀਆਂ ਲੈ ਲੋ, ਚੂੜੀਆਂ ਲੈ ਲੋ। ਲੈ ਲੈ ਦੇ ਮੇਰੀ ਧੀ ਨੂੰ। ਉਹ ਤੇਰੀ ਦੀ ਇੰਨੀ ਬਲੈਕ ਮਨੀ